ਹੁਣ ਕਰੀਏ ਕੀ ਗਿਲਾ ਤੇਰੇ ਨਾਲ ਸੱਜਣਾ ਪਰਛਾਵਾਂ ਹੀ ਨਹੀਂ ਜਦ ਨਾਲ ਸੱਜਣਾ ਹੁਣ ਕਰੀਏ ਕੀ ਗਿਲਾ ਤੇਰੇ ਨਾਲ ਸੱਜਣਾ ਪਰਛਾਵਾਂ ਹੀ ਨਹੀਂ ਜਦ ਨਾਲ ਸੱਜਣਾ ਤੇਰਾ ਵੀ ਕਸੂਰ ਨਹੀਂ ਵਕਤਾਂ ਦੀ ਕੋਚੀ ਚਾਲ ਪਰ ਤੈਥੋਂ ਸੀ ਉਮੀਦ ਤੂੰ ਹੀ ਪੁੱਛਿਆ ਨਾ ਤੈਥੋਂ ਸੀ ਉਮੀਦ ਤੂੰ ਹੀ ਪੁੱਛਿਆ ਨਾ ਹੱਕ ਦਿੱਤੇ ਹੱਕ ਦਿੱਤੇ ਖੁੱਲ ਕੇ ਪਲਾਂ ਵਿੱਚ ਬਹਿ ਗਈਏ ਪਿਆਰ ਸਾਡਾ ਭੁੱਲ ਕੇ ਕਾਗਜ਼ਾਂ 'ਚ ਹੱਕ ਦਿੱਤੇ ਖੁੱਲ ਕੇ ਪਲਾਂ ਵਿੱਚ ਬਹਿ ਗਈਏ ਪਿਆਰ ਸਾਡਾ ਭੁੱਲ ਕੇ ਦੁੱਖਾਂ 'ਚ ਕਿਉਂ ਕਹਿੰਦੀ ਸੀ ਮੈਂ ਚੱਲੂ ਤੇਰੇ ਨਾਲ ਪਰ ਤੈਥੋਂ ਸੀ ਉਮੀਦ ਤੂੰ ਹੀ ਪੁੱਛਿਆ ਨਾ ਤੈਥੋਂ ਸੀ ਉਮੀਦ ਤੂੰ ਹੀ ਪੁੱਛਿਆ ਨਾ ਅੱਜ ਰੋਵੇਗਾ ਖੁਦਾ ਹਾਨੋ ਹਾਲ ਮਾਸ ਕਾਤੋਂ ਹੋ ਰਿਹਾ ਜੁਦਾ ਰੋਵੇਗੀ ਖੁਦਾਈ ਅੱਜ ਰੋਵੇਗਾ ਖੁਦਾ ਨੋਹਾ ਨਾਲ ਮਾਸ ਕਾਤੋਂ ਹੋ ਰਿਹਾ ਜੁਦਾ ਬਿਨ ਤੇਰੇ ਮਰ ਜਾਣਾ ਵੀ ਆਇਆ ਨਾ ਖਿਆਲ ਪਰ ਤੈਥੋਂ ਸੀ ਉਮੀਦ ਤੂੰ ਹੀ ਪੁੱਛਿਆ ਨਾ ਤੈਥੋਂ ਸੀ ਉਮੀਦ ਤੂੰ ਹੀ ਪੁੱਛਿਆ ਨਾ ਹੁਣ ਕੀ ਕਰੀਏ